ਸਰਦਾਰ ਪਹਿਲਾਂ ਤਾਂ ਇੱਕ ਪਿੰਡ ਦਾ ਸ਼ਾਹ ਲੁੱਟਿਆ, ਫਿਰ ਆਉਂਦਿਆਂ ਦਾ ਇੱਕ ਹੋਰ ਸ਼ਾਹੂਕਾਰ ਦੇ ਹੱਥ ਫੇਰਤਾ। ਸ਼ਾਬਾਸ਼ ਸ਼ਰਿਆ, ਇਹ ਮਾਲ ਸਾਰਿਆਂ ਜਵਾਨ ਦੇ। ਜੋ ਹੁਕਮ ਸਰਦਾਰ। ਜਬਰਿਆ ਮੇਰੀ ਬੋਡੀ ਤਾਂ ਦੇਖਦੇ ਹੀ ਪਾਗਲ ਹੋ ਜਾਏਗੀ। ਮੇਰੀ ਸਿੰਘਣੀ ਦੇ ਘਰ ਵਿੱਚ ਦੇਸੀ ਘਿਓ ਦੇ ਦੀਵੇ ਵਾਲੂ। ਜਗ